සත්නාම් ශ්‍රී වාහිගුරු සාහිබ් ජී ජබ ජරියා තබ හුවේ පසම තන රහ කිරමදල ખાઈ කච්චි ගගර නීර පරත හැ යා තන් කී එහ බඩායී ਜਬ ਜਰੀਏ ਤਬ ਹੋਏ ਭਸਮ ਤਨ ਰਹੇ ਕਿਰਮ ਦਲ ਖਾਈ ਕੱਚੀ ਗਾਗਰ ਨੀਰ ਪਰਤ ਹੈ ਤਨ ਕੀ ਇਹ ਬੜਾਈ ਕਾਹੇ ਭਈਆ ਫਿਰਤਾ ਫੁੱਲਿਆ ਫੁੱਲਿਆ ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ ਰਹਾ ਜਿਉਂ ਮਧਮੱਖੀ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਬਾਰ ਲੇਹੋ ਲੇਹੋ ਕਰੀਏ ज्यों नलनी ब्रह्म सुआ कहत कबीर सुनो रे प्राणी परे काल ग्रस कुआ झूठी माया आप बंदाया ज्यों नलनी ब्रह्म सुआ वाहे गुरु जी का खालसा वाहे गुरु जी की फतेह। जब जरिए तब होए भस्म तन रहे किरम दाल खाई काची गागर नीर परत है या तन की इह बढ़ाई राग सोरठ बाणी भगत कबीर जी की।